ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਾਰ ਜਾਨ ਰਾਮ ਨਾਮ ਗੁਣ ਗਾਵਾ ਜਾਨਕੀ ਆਪਣਾ ਗੁਣ ਨਾ ਗਵਾਵਾ ਹਾਰ ਜਾਨ ਰਾਮ ਨਾਮ ਗੁਣ ਗਾਵਾ ਹਰ ਜਾਨਕੀ ਆਪਣਾ ਗੁਣ ਨਾ ਗਵਾਵਾ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਾਰੇ ਆਪੇ ਕਾਰ ਕਮਾਵਾ ਹਾਰੇ ਆਪੇ ਹੀ ਮਤ ਦੇਵਾ ਸੁਆਮੀ ਹਾਰੇ ਆਪੇ ਬੋਲ ਬੁਲਾਵਾ ਹਾਰੇ ਆਪੇ ਪੰਚ ਤੱਤ ਬਿਸਥਾਰਾ ਵਿੱਚ ਧਾਤੂ ਪੰਚ ਆਪੇ ਪਾਵਾ ਜਾਨ ਨਾਨਕ ਸਤਿਗੁਰ ਮੇਲੇ ਆਪੇ ਹਾਰੇ ਆਪ ਝਗਰ ਚੁਕਾਵਾ ਹਾਰੇ ਆਪੇ ਪੰਚ ਤੱਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵਾ ਜਾਨ ਨਾਨਕ ਸਤਿਗੁਰ ਮੇਲੇ ਆਪੇ ਹਾਰੇ ਆਪ ਝਗਰ ਚੁਕਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਰਾੜੀ ਮਹੱਲਾ ਚੌਥਾ ਹਾਂ हरे जानो राम नाम गुण गावै। जे कोई निंद करे हारे जान की, अपना गुण न गवावै।